better hai lag de chichore bae hai fae dil pe tarati sade chal jati bare dil gulati poche wae wae ਸਕਟ ਹੋ ਗਿਆ ਮੈਂ ਤੂੰ ਐਵੇਂ ਐਵੇਂ ਐਵੇਂ ਐਵੇਂ ਲੁੱਟ ਗਿਆ ਉਹ ਮੈਂ ਤੂੰ ਐਵੇਂ ਐਵੇਂ ਐਵੇਂ ਐਵੇਂ ਲੁੱਟ ਗਿਆ ਮੈਂ ਤੂੰ ਐਵੇਂ ਐਵੇਂ ਐਵੇਂ ਐਵੇਂ ਲੁੱਟ ਗਿਆ ਉਹ ਮੈਂ ਤੂੰ ਐਵੇਂ ਐਵੇਂ ਐਵੇਂ ਐਵੇਂ ਲੁੱਟ ਗਿਆ से डेढ़ फुट हो गए।